ਤੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਆ ਕਿਹੜੇ ਕੋਲ ਪੈਂਦਾ ਸੋਹਣੇ ਰੱਬ ਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਰੱਬ ਵਿੱਚ ਮੋੜ ਤਵੇ ਅਸਾਂ ਸਭ ਤੋੜ ਤਵੇ ਅੱਖ ਨਹੀਂ ਲੱਗਦੀ ਜੀਣਾ ਔਖਾ ਲੱਗਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਨਗਰੀ ਚ ਹਾਸੇ ਨਹੀਂ ਉਹ ਲੱਭਦੇ ਝੂਠੇ ਹੁੰਦੇ ਹੌਸਲੇ ਦਿਲਾਂ ਸੇ ਸਭ ਜਗਦੇ ਦਿਲ ਨਹੀਂ ਲੱਗਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਮੰਜ਼ਿਲਾਂ ਦੀ ਰਾਹ ਪਾ ਕੇ ਆਸਾਂ ਸਭ ਤੋੜਦਾ ਤਾਲੇ ਮਾਰੇ ਜਗ ਨਾਲੇ ਲਾਮਿਆਂ ਚ ਰੋਲਦਾ ਮੰਜ਼ਿਲਾਂ ਦੀ ਰਾਹ ਪਾ ਕੇ ਆਸਾਂ ਸਭ ਤੋੜਦਾ ਸਮਾਂ ਦੇ ਕੇ ਜੀਣ ਲਈ ਸੰਗੀਆਂ ਮਰੋੜਦਾ ਬੰਦਾ ਭਾਵੇਂ ਕੱਖ ਭਾਵੇਂ ਲੱਖ ਤੇ ਕਰੋੜਦਾ ਸੱਚੇ ਆਸ਼ਿਕਾਂ ਨੂੰ ਜਗ ਕਾਫਰ ਕਿਉਂ ਬੋਲਦਾ ਕਿਸੇ ਦਾ ਨਾ ਚੱਲੇ ਸਿੱਕਾ ਦਿਲ ਦਾ ਨਾ ਜ਼ੋਰਦਾ ਸੱਚਾ ਹੋਵੇ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਬੂਹਾ ਖੜਕਾਉਣਾ ਪੈਂਦਾ ਸੋਹਣੇ ਰੱਬ ਦਾ ਸੱਚਾ ਹੋਵੇ ਪਿਆਰ ਮੁਸ਼ਕਿਲਾਂ ਨਾ ਲੱਭਦਾ ਰਬਾ ਰਬਾ